ਜਾਵੇ ਮਾਈਆਂ ਬਸ ਇੱਕ ਵਾਰੀ ਆ ਜਾਵੇ ਬੂਆ ਦੇ ਲਾਸ਼ ਨਾਵੇ ਜਾਣਿਆ ਬਸ ਇੱਕ ਵਾਰੀ ਆ ਜਾਵੇ ਬਸ ਇੱਕ ਵਾਰੀ ਆ ਜਾਵੇ।